ਤੇਰੇ ਗੱਭਰੂ ਨੂੰ ਮਾਰੇ ਹਾਈ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕ ਦੇ ਹੁਲਾਰੇ ਹਾਈ ਹਾਏ ਨਖਰਾ ਤੇਰਾ ਨੀ ਹਾਈ ਰੇ ਤੇਰੇ ਗੱਭਰੂ ਨੂੰ ਮਾਰੇ ਹਾਈ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕ ਦੇ ਹੁਲਾਰੇ ਤੇਰੀ ਟਿੱਡੀ ਟਿੱਡੀ ਦੱਖਣੀ ਕਮਾਲ ਕਰ ਗਈ ਅੱਖਾਂ ਨਾ ਤੂੰ ਸਵਾਲ ਕਰ ਗਈ पहला तुम्हारे हाई हाय नखरा तेरा नी हाई रे तेरे गबरू तुम्हारे हाई मुंडे पागल हो गए ने तेरे गिन गिन लग दे हुलारे Yeah, yeah.